ਵਿੱਚ ਪੜਦੇ ਅਸੀਂ ਪਰਿੰਦੇ ਦੋ ਕਈਆਂ ਤੋਂ ਨੀਵੇਂ ਤਾਈਓ ਨਜ਼ਰੋਂ ਲਾਹੇ ਜੀ ਮੈਂ ਰਾਹੀ ਮਿੰਦੀ ਬਸਦਾ ਸ਼ੌਕੀ ਪੜਨੇ ਦਾ ਪੜਨੇ ਦਾ ਪੜਨੇ ਦਾ ਉਹਦੀ ਚਿੱਟੀ ਲਾਂਸਰ ਵੱਢਦੀ ਜਾਂਦੀ ਫਾਹੇ ਜੀ ਉਹਦੀ ਚਿੱਟੀ ਲਾਂਸਰ ਵੱਢਦੀ ਜਾਂਦੀ ਫਾਹੇ ਜੀ ਮੈਂ ਕਦੇ ਫਾਲਤੂ ਬੈਠਾ ਨਾ ਕੰਟੀਨਾ ਤੇ ਉਹਦੇ ਟੋਮੀ ਲਿਖਿਆ ਹੁੰਦਾ ਨੇ ਫੇ ਜੀਨਾ ਤੇ ਦਿਲ ਕਰਦਾ ਉਹਨੂੰ ਟੱਕਰਾਂ ਬਰੋਬਰ ਦਾ ਹੋ ਕੇ ਪਰ ਬਹੁਤੇ ਲੋਨ ਨੀ ਮਿਲਦੇ ਘੱਟ ਜ਼ਮੀਨਾਂ ਤੇ ਉਹ ਖੜੀ ਪੰਪ ਤੇ ਟੈਂਕੀ ਫੁੱਲ ਕਰਾਉਂਦੀ ਆ ਉਹ ਖੜੀ ਪੰਪ ਤੇ ਟੈਂਕੀ ਫੁੱਲ ਕਰਾਉਂਦੀ ਆ ਬਸ ਦੀ ਮੁਰਲੀ ਟਾਕੀ ਖੜਾ ਰੰਗੇਟਾ ਜਾਵੇ ਜੀ ਮੈਂ ਰਾਹੀ ਮਿੰਦੀ ਬਸ ਦਾ ਸ਼ੌਂਕੀ ਪੜਨੇ ਦਾ ਪੜਨੇ ਦਾ ਪੜਨੇ ਦਾ ਉਹਦੀ ਚਿੱਟੀ ਲਾਂਸਰ ਵੱਢਦੀ ਜਾਂਦੀ ਫਾਹੇ ਜੀ ਸੂਟ ਦੀ ਵਾਰੀ ਮਹੀਨਾ ਆਉਂਦੀ ਨਹੀਂ ਉਹ ਤਾਂ ਬਿਨਾਂ ਮੈਚਿੰਗ ਤੋਂ ਰਬਰ ਬੈਂਡ ਵੀ ਪਾਉਂਦੀ ਨਹੀਂ ਮੈਂ ਦੋ ਜੀਨਾਂ ਨੂੰ ਬਦਲ ਬਦਲ ਪਾ ਲੈਂਦਾ ਹਾਂ ਤਾਂਇਓ ਤਾਂ ਮੈਨੂੰ ਤੱਕ ਕੇ ਫੀਲਿੰਗ ਆਉਂਦੀ ਨਹੀਂ ਉਹਦੀ ਕਾਰ ਦੇ ਸ਼ੀਸ਼ੇ ਪਿੱਛੇ ਸੋਨੀਆਂ ਲਿਖਿਆ ਏ ਉਹਦੀ ਕਾਰ ਦੇ ਸ਼ੀਸ਼ੇ ਪਿੱਛੇ ਸੋਨੀਆਂ ਲਿਖਿਆ ਏ ਤੇ ਮੈਂ ਚੇਤਕ ਮੂਰੇ ਮੇਰ ਕਰੀ ਲਿਖਵਾਏ ਜੀ ਮੈਂ ਰਾਹੀ ਮਿੰਦੀ ਬਸ ਦਾ ਸ਼ੌਂਕੀ ਪੜਨੇ ਦਾ ਪੜਨੇ ਦਾ ਪੜਨੇ ਦਾ ਉਹਦੀ ਚਿੱਟੀ ਲਾਂਸਰ ਵੱਢਦੀ ਜਾਂਦੀ ਫਾਹੇ ਜੀ ਚਾ ਬੜਾ ਯੁਵਰਾਜ ਦੇ ਸੈਂਕੜਾ ਕੀਤੇ ਦਾ ਤੇ ਮੈਂ ਸ਼ੁਭ ਚਿੰਤਕ ਮੰਗੀ ਤੇ ਕੁਲ ਜੀਤੇ ਦਾ ਬੇਸ਼ੱਕ ਨਰਿੰਦਰਾ ਸੋਚਾਂ ਦੇ ਵਿੱਚ ਦੂਰੀ ਹੈ ਪਰ ਮਜ਼ਾ ਬੜਾ ਇੱਕ ਤਰਫੋਂ ਆਸ਼ਕੀ ਕੀਤੇ ਦਾ ਉਹਦੇ ਸ਼ਹਿਰ ਦੇ ਚਰਚੇ ਹੁੰਦੇ ਨੇ ਡਿਸਕਵਰੀ ਤੇ ਉਹਦੇ ਸ਼ਹਿਰ ਦੇ ਚਰਚੇ ਹੁੰਦੇ ਨੇ ਡਿਸਕਵਰੀ ਤੇ ਬਾਠਾਂ ਕਲਾ ਨੂੰ ਖੰਨਿਓ ਸਿੱਧੀ ਬਸ ਨਾ ਆਵੇ ਜੀ ਮੈਂ ਰਾਹੀ ਮਿੰਦੀ ਬਸ ਦਾ ਸ਼ੌਂਕੀ ਪੜਨੇ ਦਾ ਪੜਨੇ ਦਾ ਪੜਨੇ ਦਾ ਉਹਦੀ ਚਿੱਟੀ ਲਾਂਸਰ ਵੱਢਦੀ ਜਾਂਦੀ ਫਾਹੇ ਜੀ।